I wish we could spend more time, babe. I know, I have to go. Why are you always in rush? No, I'll see you tomorrow, okay? काश असी मिल जांदे विछोड़े ना आंदे ते नैणा वसदे ना ते लोकी हसदे ना जे ऐसा हो जांदा ते रब तेरा की जांदा ओ मेरा बन जांदा मैं तेरा बन जांदा जे दिल नू लांदा ना कदे पछतांदा ना ए लगियां लाके बैठा चैन गवा समझ मैनू आवे ना क्यों रोंदे जारो जार जिना दे सीने दे विच वसदा कोई यार समझ मैनू आवे ना क्यों रोंदे जारो जार जिना दे सीने दे विच वसदा कोई यार ਗੱਲਾਂ ਉੱਤੇ ਕੀਤਾ ਨਾ ਯਕੀਨ ਧੋਖੇ ਸਾਰੇ ਹੁੰਦੇ ਉਂਜ ਸ਼ਕਲੋਂ ਹਸੀਨ ਦਿਲ ਹੀ ਨਾ ਮਿਲੇ ਫਿਰ ਕਦੇ ਹੁਣ ਗਿਲੇ ਮੁੱਕ ਗਿਆ ਸੋਹਣੀ ਇਹੜੀ ਤੇਰਾ ਮੇਰਾ ਸੀਨ ਗੱਲ ਹੁਣ ਦਿਲ ਤੇਰਾ ਵਸਦੀ ਰਹੀ ਰੋਂਦਾ ਰਿਹਾ ਮੈਂ ਤੇ ਤੂੰ ਹੱਸਦੀ ਰਹੀ ਮੁੱਕ ਗਈ ਕਹਾਣੀ ਅੱਜ ਸਾਡੀ ਦਿਲ ਜਾਣੀ ਪੈਰਾਂ ਵਿੱਚੋਂ ਮੇਰੇ ਨੀ ਤੂੰ ਖਿੱਚ ਲਈ ਜ਼ਮੀਨ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਵਿੱਚ ਵਸਦਾ ਕੋਈ ਯਾਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ ਥੋੜੀ ਆਈ ਜਿਵੇਂ ਮੇਰਾ ਦਿਲ ਸੋਹਣੀਏ गुजरे जमाने हिजरे दी अग विच बल रोवेगी तेरे बिन रह लोगे।